तेरे नैणा विच छुपियां शैतानियां अखां लद्दियां जो सुरमे दानियां तेनू वेख वेख कर दियां जैलसी तेरे मल्ले दियां सारियां जनानियां ਬਾਰਜ਼ੀ ਡਿਜ਼ਾਈਨ ਬੜਾ ਜੱਜਦਾ ਹੱਥ ਦਿਲਾਂ ਤੇ ਰੱਖਾ ਤੇ ਤੇਰੀ ਤੋੜ ਨੇ ਨਸ਼ੇ ਸਾਰੇ ਹੀ ਭੁਲਾ ਤੇ ਤੇਰੀ ਲੋੜ ਨੇ ਗਾਨੀ ਪਾਈਆ ਤੂੰ ਕਾਲੀ ਗੋਰੀ ਧੌਣ ਚ ਕੰਮ ਲੋਕਾਂ ਨੂੰ ਛਡਾ ਤੇ ਤੇਰੀ ਡੋਰੇ ਦੇਖ ਤੈਨੂੰ ਨਹੀਂ ਦੇਖ ਦੇਖ ਤੈਨੂੰ ਨਹੀਂ ਉਹ ਤੈਨੂੰ ਦੇਖ ਦੇਖ ਤੇਰੇ ਉੱਤੇ ਪਿਆਰ ਆ ਗਿਆ ਗੁਰੂ ਬਿਲ ਕੋਲ ਰਹੀ ਮਜਾਵੇ ਜੁੜ ਹੋ ਗਏ ਦੀਵਾਨ ਹੈ ਦਿਲ ਤੇਰੇ ਲਈ ਸੀਨੇ ਵਿੱਚੋਂ ਬਾਹਰ ਆ ਗਿਆ